ਮੈਨੂੰ ਬੇਵਫਾ ਤੂੰ ਲੋਕਾਂ ਵਿੱਚ ਦੱਸਦਾ ਏ ਅੱਖਾਂ ਤੋਂ ਰੋਣਾ ਏ ਪਰ ਦਿਲ ਤੋਂ ਹੱਸਦਾ ਏ ਮੈਨੂੰ ਬੇਵਫਾ ਤੂੰ ਲੋਕਾਂ ਵਿੱਚ ਦੱਸਦਾ ਏ ਅੱਖਾਂ ਤੋਂ ਰੋਣਾ ਏ ਦਿਲ ਤੋਂ ਹੱਸਦਾ ਏ ਬੇਸ਼ਰਮਾ ਤੂੰ ਟੱਪ ਗਿਆ ਹੱਦਾਂ ਸਾਰੀਆਂ ਮੇਰੇ ਨਾਲ ਹੈ ਤੋੜ ਕੇ ਵੇ ਯਾਰੀਆਂ ਕਿੰਨਾ ਖੁਸ਼ ਹੈ ਨਾ ਤੂੰ ਮਾਰ ਕੇ ਉਡਾਰੀਆਂ ਮੇਰੇ ਨਾਲ ਹੈ ਤੋੜ ਕੇ ਵੇ ਯਾਰੀਆਂ ਕਿੰਨਾ ਖੁਸ਼ ਹੈ ਨਾ ਤੂੰ ਮਾਰ ਕੇ ਉਡਾਰੀਆਂ ਸੋਚਿਆ ਨੀ ਤੂੰ ਇੱਕ ਵਾਰ ਵੇ ਯਾਰ ਵੇ ਪਿਆਰ ਵੇ ਮੈਨੂੰ ਗਿਆ ਮਾਰ ਵੇ ਮੇਰੇ ਬਾਰੇ ਸੋਚਿਆ ਨੀ ਤੂੰ ਇੱਕ ਵਾਰ ਵੇ ਸ਼ਮਸ਼ਾਨ ਮੈਨੂੰ ਕਰਕੇ ਖੁਦ ਤੂੰ ਵਸਦਾ ਏ ਅੱਖਾਂ ਤੋਂ ਰੋਣਾ ਏ ਦਿਲ ਤੋਂ ਹੱਸਦਾ ਏ ਬੰਦ ਕਰ ਗਿਆ ਦਿਲ ਬਾਰੀਆਂ ਮੇਰੇ ਨਾਲ ਹੈ ਤੋੜ ਕੇ ਵੇ ਯਾਰੀਆਂ ਕਿੰਨਾ ਖੁਸ਼ ਹੈ ਨਾ ਤੂੰ ਮਾਰ ਕੇ ਉਡਾਰੀਆਂ ਮੇਰੇ ਨਾਲ ਹੈ ਤੋੜ ਕੇ ਵੇ ਯਾਰੀਆਂ ਕਿੰਨਾ ਖੁਸ਼ ਹੈ ਨਾ ਤੂੰ ਮਾਰ ਕੇ ਉਡਾਰੀਆਂ ਜਾਨੀ ਵੇ ਜਾਨੀ ਵੇ ਦਿਨ ਰਹਿ ਗਏ ਚਾਰ ਵੇ ਮੇਰੀ ਮੌਤ ਦਾ ਤੂੰ ਹੋਣਾ ਜ਼ਿੰਮੇਵਾਰ ਵੇ ਜਾਨੀ ਵੇ ਜਾਨੀ ਵੇ ਦਿਨ ਰਹਿ ਗਏ ਚਾਰ ਵੇ ਮੇਰੀ ਮੌਤ ਦਾ ਤੂੰ ਹੋਣਾ ਜ਼ਿੰਮੇਵਾਰ ਵੇ ਮੈਂ ਕਿਉਂ ਤੈਨੂੰ ਮੇਰਾ ਸਹਾਰਾ ਸਮਝ ਲਿਆ ਪਾਗਲ ਸੀ ਜੋ ਤੈਨੂੰ ਵਿਚਾਰਾ ਸਮਝ ਲਿਆ ਤੇਰੇ ਤੋਂ ਵੇ ਮੈਂ ਤਾਂ ਇਸ ਤਾਂ ਵੀ ਵਾਰੀਆਂ ਮੇਰੇ ਨਾਲ ਹੈ ਤੋੜ ਕੇ ਵੇ ra